Afjima, D. John Doe, 2017. ਦੁਬਾਰ ਕਿਸੇ ਤੇ ਨਹੀਂ ਹੋਣਾ ਹੁਣ ਕੱਲੇ ਬਹਿ ਕੇ ਨਹੀਂ ਰੋਣਾ ਵਿੱਚ ਸੋਲਾਂ ਦਿਲ ਦੀਆਂ ਫਰਦਾਂ ਨੂੰ ਗੀਤਾਂ ਵਿੱਚ ਗਾਵਾਂ ਦਰਦਾਂ ਨੂੰ ਦਿਲ ਸੁੱਟ ਜਾਂਦਾ ਬੰਦਾ ਟੁੱਟ ਜਾਂਦਾ ਜਦ ਸੁਪਨੇ ਟੁੱਟਦੇ ਨੇ ਬੱਲੇ ਕੀ ਰਹਿ ਜਾਂਦਾ ਜਦ ਆਪਣੇ ਲੁੱਟਦੇ ਨੇ ਬੱਲੇ ਕੀ ਰਹਿ ਜਾਂਦਾ ਜਦ ਆਪਣੇ ਲੁੱਟਦੇ ਨੇ ਬੱਲੇ ਕੀ ਰਹਿ ਜਾਂਦਾ ਜਦ ਆਪਣੇ ਲੁੱਟਦੇ ਨੇ दिल सुट जांदा बंदा टुट जांदा जद सुपने टुटदे ने बल्ले की रह जांदा जद अपने लुटदे ने बल्ले की रह जांदा जद अपने ਕੋਣ ਵੀ ਨਹੀਂ ਦਿੰਦੇ ਮਿਲ ਨਵਿਆਂ ਯਾਰਾਂ ਨੂੰ ਤੋੜਨੇ ਦੁਬਾਰਾ ਨੂੰ ਨਾਨੀ ਵਾਂਗੂ ਏ ਚਲੋ ਲਾ ਕੇ ਸੁੱਟਦੇ ਨੇ ਦਿਲ ਸੁੱਟ ਜਾਂਦਾ ਬੰਦਾ ਟੁੱਟ ਜਾਂਦਾ ਜਦ ਸੁਪਨੇ ਟੁੱਟਦੇ ਨੇ ਬੱਲੇ ਕੀ ਰਹਿ ਜਾਂਦਾ ਜਦ ਆਪਣੇ ਲੁੱਟਦੇ ਨੇ ਬੱਲੇ ਕੀ ਰਹਿ ਜਾਂਦਾ ਜਦ ਆਪਣੇ ਲੁੱਟਦੇ ਨੇ ਜਦ ਸੁਪਨੇ ਟੁੱਟਦੇ ਨੇ ਬੱਲੇ ਕੀ ਰਹਿ ਜਾਂਦਾ ਜਦ ਆਪਣੇ ਲੁੱਟਦੇ ਨੇ ਬੱਲੇ ਕੀ ਰਹਿ ਜਾਂਦਾ ਜਦ ਆਪਣੇ ਲੁੱਟਦੇ ਨੇ ਬੱਲੇ ਕੀ ਰਹਿ ਜਾਂਦਾ ਜਦ ਆਪਣੇ ਲੁੱਟਦੇ ਨੇ ਜਦ ਆਪਣੇ ਲੁੱਟਦੇ ਨੇ ਆਫ ਚੀਮਾ ਟੀ ਜਾਂਡੋ ਕੇ ਵਿਚਲਾ